ਜਾਗਾ ਹੋਵੇ ਪੈਗ ਫਿਰ ਆਉਂਦੀ ਯਾਦ ਲੇਰੀ ਯਾਦ ਤੇਰੀ ਸੋਹਣੀਏ ਨਹੀਂ ਆਉਂਦੀ ਆ ਬਥੇਰੀ ਲੱਗਾ ਹੋਵੇ ਪੈਗ ਫਿਰ ਆਉਂਦੀ ਯਾਦ ਲੇਰੀ ਇਹੋ ਗੱਲ ਮਾਰ ਮਕਾਉਂਦੀ ਸੋਹਣੀਏ ਨਹੀਂ ਮੈਨੂੰ ਦਾਰੂ ਪੀ ਕੇ ਦਾਰੂ ਪੀ ਕੇ ਯਾਦ ਤੇਰੀ ਆਉਂਦੀ ਸੋਹਣੀਏ ਨਹੀਂ ਮੈਨੂੰ ਦਾਰੂ ਪੀ ਕੇ ਉਹ ਦਾਰੂ ਪੀ ਕੇ ਯਾਦ ਤੇਰੀ ਆਉਂਦੀ ਸੋਹਣੀਏ ਨਹੀਂ ਮੈਨੂੰ ਦਾਰੂ ਪੀ ਕੇ ਹੋਵੇ ਦਾਰੂ ਕੁਝ ਕਰਦੀ ਨਾ ਬੱਲੀਏ ਗੱਲ ਜੇ ਨਾ ਹੋਵੇ ਸਾਲੀ ਚੜ੍ਹਦੀ ਨਾ ਬੱਲੀਏ।